Rahul Bajaj, Bajaj. Superman, Superman. Mix sync. Pulsiyan gaddiyan piche ne aundiyan phadi na chaundiyan te phadi nahi o paundiyan. Pulsiyan gaddiyan piche ne aundiyan phadi na chaundiyan te phadi nahi o paundiyan. Race te pair hai ajj na khair hai chalauni gaddi mainu ho jani hai ban. Superman, Superman. Superman, Superman. Chhad da sher hai na paunda vair hai jehdi vi dekhe sanu ho jandi hai ban. Superman, Superman. मुंडा रखे सरकार नू देखने चारी चेता खोली अखबार नू वॉलेट विच मुंडा रखे सरकार नू देखने चारी चेता खोली अखबार नू कुड़िया दी लेने शकीरा फैन है रिबन भी लाउने मैनू हो जाने दे बैन. सुपरमैन, सुपरमैन, सुपरमैन, सुपरमैन, Superman, Superman, Superman, Superman. ਗੱਡੀਆਂ ਦੀ ਲਾਈਨ ਲੰਬੀ ਜਿਵੇਂ ਕੋਈ ਰੈਲੀ ਹੈ ਜਾਣਦਾ ਪੰਜਾਬ ਸਾਰਾ ਜਾਣਦਾ ਦਿੱਲੀ ਹੈ ਜਿਹਦੇ ਤੇ ਮਰਦੀ ਤੂੰ ਉਹੀ ਮੈਂ ਲੈ ਲਈ ਹੈ ਗੱਡੀ ਵੱਡੀ ਚਲਾ ਕੇ ਮੈਂ ਛੱਡੀ ਆ ਜਾਣੀ ਮੇਰੇ ਕੋਲ ਗੱਡੀ ਦੀ ਵਿੰਡੋ ਖੋਲ ਨਖਰੇ ਨਾ ਕਰ ਐਵੇਂ ਚੱਲਣਾ ਤਾਂ ਛੇਤੀ ਬੋਲ ਨਾਰਾ ਕਹਿੰਦੀਆਂ ਇਸ ਜੱਟ ਦੀ ਯਾਰੀ ਦੇ ਦੇ ਲੈ ਕੇ ਜਿਹੜੀ ਘੁੰਮਦਾ ਏ ਲਾਰੀ ਚ ਸਵਾਰੀ ਦੇ ਦੇ ਬਹੁਤਾ ਕੁਝ ਮੈਂ ਮੰਗਦਾ ਨੀ ਮੈਨੂੰ ਬਸ ਤੂੰ ਪਾਰੀ ਦੇ ਦੇ पटोले सिरे दे मेरे युते मार देने सिरे दे गैंगस्टर मेरे कोलो डर देने पटोले सिरे दे मेरे युते मार देने सिरे दे गैंगस्टर मेरे कोलो डर देने हाय कुल शांति दुनिया है जान दी सुपर गर्ल्स भी बस इको गल के सुपरमैन सुपरमैन Superman, Superman. Jaan da sher hai, na paunda vair hai. Jehdi vi dekhe sanu ho jandi hai ban. Superman, Superman. Superman, Superman. Mixing in the house. Yeah, Rahul Bajaj.